ਉਸੇ ਉਹਨਾਂ ਨਾਲ ਗੱਲ ਹੋਈ ਉਹਨਾਂ ਦੇ ਸਾਥੀ ਨਾਲ ਬਈ ਜਿਹੜਾ ਮਾਨਾ ਕੀਤਾ ਗਿਆ ਨਾ ਕਿ ਅਲ ਖਲਕ ਯਾ ਲੁਲਾ ਹਦੀਸ ਪਾਕ ਉਹਦੇ ਮੁਕਾਬਲ ਪੇਸ਼ ਕੀਤੀ ਗਈ ਹੈ ਤੇ ਉਹ ਤੇ ਆਂਦੇ ਨੇ ਵੀ ਇਹਦੇ ਨਾਲ ਜਿਹੜਾ ਇਹ ਮਾਨਾ ਕਿਸੇ ਹਵਾਲੇ ਨਾਲ ਵੀ ਕਰੇ ਸੀ ਉਸ ਇਸ ਹਦੀਸ ਨੂੰ ਉਸ ਮਾਨੇ ਦੇ ਮੁਕਾਬਲ ਮਾਫਿਕ ਪੇਸ਼ ਕਰੇ ਸੀ ਉਹ ਖਾਰਜ ਅਲ ਇਸਲਾਮ ਔਰ ਕਾਫਿਰ ਹੋ ਜਾਤੀ ਕਿਉਂਕਿ ਅਲ ਖਲਕ ਯਾ ਲੁਲਾ ਇਥੇ ਯਾਲ ਬਮਨ ਕੁੰਬਾ ਖਾਨਦਾਨ ਕੀਤਾ ਜਾਏ ਰਬ ਕੇ ਅਰਬੀ ਜ਼ੁਗਤ ਵਿਚ ਮੁਹਤਾਜ ਬਣਦਾ ਜੀ ਮੈਂ ਸਿਰਫ ਤੁਮਾਇਲਾ ਤਨ ਇਥੋਂ ਦੇ ਪਿਆਜ ਮਾਨਾ ਕਰਨਾ ਸ਼ਾਨ ਹੈ ਖੁਦਾ ਤਾਲਾ ਦੇ ਮੁਤਾਬਿਕ ਤੇ ਜਿਹੜਾ ਇਹੋ ਜਿਹੇ ਅਲਫਾਜ਼ ਤਾਲਾ ਜਦੋ ਕਾਂਦਰ ਉੱਤੇ ਅਸਾਰ ਹੋ ਕੇ ਵਿੱਚ ਜਦ ਮਮਾਨਾ ਦਾਦਾ ਹੈ ਤੇ ਫਿਰ ਸਾਰਾ ਕੁਰਾਨ ਦੀਨ ਸ਼ਰੀਅਤ ਦੇ ਸਾਰੀ ਅੱਖਾਂ ਹੀ ਚ ਜਾਂਦੀ ਹੈ ਤੇ ਵੱਲ ਤੁਸਾਂ ਫਰਮਾਇਆ ਵੀ ਵਾਹਦਤ ਅਲ ਵਜੂਦ ਨਾਲ ਜਿਹੜਾ ਹੈ ਨਾ ਇਹ ਮਾਨਾ ਸਹੀ ਬਣਦਾ ਹੈ ਤੇ ਵਾਹਦਤ ਅਲ ਵਜੂਦ ਦਾ ਅਗਰ ਇਹੀ ਮਫਹੂਮ ਹੈ ਤਾਂ ਸਾਰੀ ਕਾਇਨਾਤ ਅੱਲਾਹ ਤਾਲਾ ਤੂੰ ਜੁਜ ਬਣੀ ਔਰ ਅਕਾਨੀ ਮੈਂ ਸਲਾਸਾ ਜਿਹੜੇ ਈਸਾਈਅਤ ਦਾ ਅਕੀਦਾ ਹੈ ਵੱਲ ਉਹ ਵੀ ਵਾਹਦਤ ਅਲ ਵਜੂਦ ਨਾਲ ਠੀਕ ਬਣਨ ਬਿਲਕੁਲ ਸਹੀ ਬਣਨ ਅਗਰ ਵਾਹਦਤ ਅਲ ਵਜੂਦ ਦਾ ਹੀ ਮਾਨਾ ਹੈ ਤੇ ਇਹ ਜਿਹੜਾ ਸਕੂਲ ਦੇ ਵਿੱਚ ਲਿਖਾ ਖੜੇ ਬਈ ਇਹ ਅੱਲਾਹ ਤਾਲਾ ਦੇ ਬੱਚੇ ਹੈ ਐਸਾ ਲਫ਼ਜ਼ ਇਸਤਿਲਾਹਨ ਇਸਤਿਲਾਕ ਜਿਹੜਾ ਇਹ ਕਿਵੇਂ ਬਰਸੀ ਉਹਨਾਂ ਤੁਹਾਨੂੰ ਦੱਸਿਆ ਸੀ ਉਸ ਦਿਨ ਕਈ ਬਈ ਇਹਦਾ ਉਹਨਾਂ ਸਕੂਲ ਵਾਲਿਆਂ ਨੇ ਕਿਹਾ ਕਿ ਬੱਚੇ ਲਿਖਿਆ ਖੜਾ ਸਾਈ ਇਹਦੇ ਵਿੱਚ ਕੁਛ ਸ਼ੱਕ ਦੇਖਣ ਦੀ ਲੋੜ ਨੀ ਅਸਾਂ ਪੂਰੀ ਤਾਕੀਦ ਨਹੀਂ ਸ਼ੱਕ ਕਰਾਏ ਯਕੀਨ ਨਾ ਇਤਮਾਦ ਨਾ ਆਏ ਤੁਸੀਂ ਹਦੀਸ ਕੋ ਵਾਦਤ ਅਲ ਵਜੂਦ ਦੇ ਨਜ਼ਰੀਏ ਤੋਂ ਇਹਨੂੰ ਕਿਉਂ ਮੁਨਤਬਿਕ ਕੀਤਾ ਹੈ ਕਿਬਲਾ ਤੁਹਾਡੀ ਕੈਸੇਟ ਭਰੀ ਪਈ ਹੈ ਉਹ ਹੁਣ ਦੇ ਵਿੱਚ ਉਸ ਮੋਬਾਈਲ ਬਿਲਕੁਲ ਇਬਾਦਤ ਉਲ ਵਜੂਦ ਦਾ ਮਾਨਾ ਇਸ ਦੇ ਉੱਤੇ ਕੀਤੇ ਹੋਏ ਮੁਨਤਬਿਕ ਹਦੀਸ ਪਾਕ ਤੁਹਾਡੀ ਭਰੀ ਪਈ ਇਹਦੇ ਵੱਲ ਸਾਰਾ ਫਤਵਾ ਤੁਹਾਡੇ ਉੱਤੇ ਆਪ ਹੀ ਵਾਸੀ ਦਿਓ ਬੰਦਿਆਂ ਨੇ ਕਹਾ ਸਾਈ ਤੁਸਾਂ ਕਿਉਂ ਦਿੱਤਾ ਹੈ ਫਤਵਾ ਦੀਨੀ ਹੈ ਤੁਸਾਂ ਸਕੂਲ ਵਾਲੇ ਦੀ ਹਫਾਜ਼ਤ ਪੈ ਕਰੇ ਨੇ ਤੇ ਖੁਦਾ ਕੋ ਗੈਰ ਮਹਫੂਜ਼ ਕੋਈ ਨਹੀਂ ਕਰਦੇ ਪਏ ਤੁਸਾਂ ਸਕੂਲ ਦੀ ਹਫਾਜ਼ਤ ਕਰੇ ਦੇ ਪਿਓ ਤੇ ਕੋ ਅੱਲਾਹ ਦਾ ਕੀ ਜ਼ਾਤ ਐਵੇਂ ਖਮ ਖਾਤ ਤੁਸੀਂ ਤੇਜ਼ ਹੁੰਦੇ ਫਿਰਦੇ ਹੋ ਅੱਲਾਹ ਤਾਲਾ ਦੀ ਜ਼ਾਤ ਤੇ ਹਮਲਾ ਪੇ ਕਰੇ ਨੇ ਹਦੀਸ ਪਾਕ ਦਾ ਮਾਨ ਉਥਾਈ ਪੇ ਸ਼ਾਹ ਜੀ ਕਿਬਲਾ ਗੁਜ਼ਾਰਿਸ਼ ਹੈ ਕਿ ਉਜ਼ੈਰ ਅਲੈਹਿ ਸਲਾਮ ਨੂੰ ਖੁਦਾ ਦਾ ਪੁੱਤਰ ਜੰਮਦਿਆ ਕਿਸੇ ਨੇ ਆਖਿਆ ਨਾ ਇਹ ਆਂਦੇ ਨੇ ਕਿ ਈਸਾ ਅਲੈਹਿ ਸਲਾਮ ਨੂੰ ਖੁਦਾ ਨੇ ਜੰਮਿਆ ਉਹ ਵੀ ਕਹਿੰਦੇ ਸਾਨੂੰ ਅਬਨਾ ਉੱਲਾਹ ਹਮ ਅੱਲਾਹ ਕੇ ਬੇਟੇ ਹੈ ਯਹੂਦ ਕਹਿੰਦੇ ਤੇ ਅੱਲਾਹ ਕੇ ਬੇਟੇ ਹੈ ਕਦੋਂ ਸਮਝਦੇ ਸਨ ਰੱਬ ਸਾਨੂੰ ਜੰਮਿਆ ਉਹ ਆਪਣੇ ਪਿਓ ਦੇ ਆਂਦੇ ਸਨ ਸਾਨੂੰ ਜੰਮਿਆ ਰੱਬ ਨੇ ਲੇਕਿਨ ਮੁਹੱਬਤ ਸੀ ਬਿਨਾ ਪਰ ਸਾਡੇ ਨਾਲ ਰੱਬ ਨੂੰ ਪਿਆਰ ਹੈ ਜਿਵੇਂ ਪੁੱਤਰਾਂ ਨਾਲ ਕਰਦਾ ਹੈ ਅਬਨਾ ਉੱਲਾਹ ਹੁਣ ਕਿਆ ਨਬੀਆਂ ਨੂੰ ਪੁੱਤਰ ਆਖਣਾ ਇਹ ਕੁਫਰ ਹੈ ਯਹੂਦ ਨਸਾਰਾ ਨੂੰ ਖੁਦਾ ਦਾ ਬੱਚੇ ਆਖਣਾ ਔਲਾਦ ਆਖਣਾ ਇਹ ਤੁਹਾਡੇ ਨਜ਼ਦੀਕ ਇਮਾਨ ਔਰ ਹਦੀਸ ਦੇ ਮੁਤਾਬਿਕ ਤੁਹਾਡੀ ਕੇਸਟ ਭਰੀ ਪਈ ਹੈ ਸ਼ਾਹ ਜੀ ਤੁਹਾਡੀ ਉਹ ਬਣੀ ਪਈ ਹੈ ਹੁਣ ਮੈਂ ਜੋ ਆਨਾ ਪਿਆ ਬਈ ਅਸਾਂ ਅਸਾਂ ਫੋਨ ਤੁਹਾਨੂੰ ਵਾਪਸ ਸੁਣਾ ਦਈਏ ਨਹੀਂ ਤੁਸੀਂ ਜਦੋਂ ਉਸ ਬੰਦੇ ਨਾਲ ਗੱਲ ਕੀਤੀ ਉਸ ਭਰ ਲਈਏ ਸਰਕਾਰ ਸੁਣ ਲਓ ਤੁਹਾਡਾ ਮੁਰਤਾ ਦੋਣਾ ਮਹਿਫੂਜ਼ ਹੋ ਗਿਆ ਕਿ ਇਰਫਾਨ ਸ਼ਾਹ ਜਿਹੜਾ ਇਹ ਕੁਰਾਨ ਹਦੀਸ ਨਾਲ ਬੱਚੇ ਹੋਣਾ ਰੱਬ ਦੇ ਜੈ ਸਾਬਿਤ ਕਰਦਾ ਔਰ ਨਬੀਆਂ ਨੂੰ ਖੁਦਾ ਦੇ ਫਿਰ ਸੋਚ ਲਓ ਹੁਣ ਇੱਕ ਮੰਜ਼ਰ ਆਮ ਤੇ ਆ ਜਾਣੀ